ਬਾਬਾ ਪ੍ਰੋਗਰਾਮ ਬੁੱਕ ਕਰਾ ਦੇ। ਓਏ ਅਸਲੀ ਕਲਾਕਾਰਾਂ ਦੇ ਬੁੱਕ ਹੁੰਦੇ ਆ ਪ੍ਰੋਗਰਾਮ। ਉਹ ਫੋਨ ਵੱਜਦਾ ਤੇਰਾ ਫੋਨ ਚੱਕ ਲਾ। ਔਰ ਸੁਣ ਗਿਆ ਮੈਨੂੰ, ਮੇਰੀ ਲੱਤ ਨਾ ਗੜਰ ਗੜਰ ਕਰਦਾ ਵਾ। ਚੱਕ ਲਾ ਕਿਤੇ ਕੋਈ ਪ੍ਰੋਗਰਾਮ ਹੈ ਨਾ ਬੁੱਕ ਕਰਾਉਂਦਾ ਹੋਵੇ। ਹੈਲੋ, ਹਾਂਜੀ ਹਾਂਜੀ ਹਾਂ, ਲਵਲੀ ਆਰਕੇਟਰ ਤੋਂ ਬੋਲਦੇ ਜੀ, ਪ੍ਰੋਗਰਾਮ ਲਿਆ। ਓ ਸ਼ੁਕਰ ਆ ਰੱਬਾ। ਹਾਂਜੀ ਹਾਂਜੀ ਹਾਂਜੀ, ਗਿੱਪ ਗਿਰੇਲ ਤੇ। ਹਾਂਜੀ ਉਹ ਤਾਂ ਮੈਂ ਬਣਦਾ ਹੀ ਹਾਂ ਜੀ, ਉਹ ਤਾਂ ਮਤਲਬ ਜੈਕ ਸਾਡੇ ਕੋਲ ਸਾਰੇ ਹੈਗੇ ਜੀ। ਹਾਂ ਹਾਂਜੀ, ਜੋ ਜੋ ਹਨੀ ਸਿੰਘ ਹੈਗਾ ਹੈਗਾ ਹੈਗਾ ਹੈਗਾ। ਹਾਂ ਜੀ ਉਹ ਤਾਂ ਜੀ, ਉਹ ਤਾਂ ਰੈਪ ਕਰਦਾ ਜੀ। ਹਾਂਜੀ ਨਹੀਂ ਨਹੀਂ ਹੈ ਸਾਡੇ ਕੋਲ ਹੈ ਹੈ ਹੈ। ਹਾਂਜੀ ਹਾਂ ਬੋਲ। ਯੋ ਯੋ ਹਾਂਜੀ ਹਾਂ, ਉਹ ਆ ਜੀ ਇਹ ਆ। ਠੀਕ ਹੈ ਜੀ, ਕਿੰਨੀ ਤਰੀਕ ਜੀ? ਬਾਈ ਹੈ, ਸ਼ੁਕਰ ਹੈ, 22 ਤਰੀਕ। ਇੱਕ ਮਿੰਟ ਦੇਖ ਲੈਣੇ ਜੀ ਰਿਜਲਟ ਚ, ਬੁੱਕ ਬੁੱਕ ਬੁੱਕ ਕਰ। ਹੈਗੀ ਜੀ ਹਾਂ, ਲੈ ਬਾਈ ਉਹ ਵਿਹਲੀ ਆ ਜੀ, ਬਾਕੀ ਸਾਰੀਆਂ ਬੁੱਕ ਹੈ। 2200 ਮੰਗ ਲੈ, 2200 2200 ਭਾਈ 2200 ਰੁਪਇਆ ਰੇਟ ਹੈ ਜੀ, ਬਾਕੀ ਕਹਿ ਲਾਂਗੇ ਜੀ, ਲੱਗੇ ਲੈ ਕੋਈ ਨਹੀਂ ਹੈ। ਓਕੇ ਜੀ, ਠੀਕ ਜੀ, ਸ਼ੁਕਰ ਹੈ ਬਾਈ। ਨਵਾਂ ਸਕੂਟਰ ਲਵਾਂਗੇ ਹੁਣ, ਦੁੱਧ ਨਾ ਡੋਲੀ ਸਕੂਟਰ ਦੇ ਆ, 2214 ਸਕੂਟਰ ਤੇਰਾ। ਉੱਥੇ ਕੀ ਪੈਰ ਦੇ ਦਾ ਥੱਲੇ ਪੈ, ਚੱਲ ਹੁਣ। ਸ਼ੁਕਰ ਹੈ, ਓ ਸ਼ੁਕਰ ਹੈ ਰੱਬਾ। ਓਏ ਓ ਮੈਨੂੰ ਤਾਂ ਬਿਠਾ ਲਾ, ਜਿਵੇਂ ਬਾਬੇ ਦਾ ਸ਼ੁਕਰ ਕਰਦਾ, ਲੱਤਾਂ ਥੱਲੇ ਕਾਹ ਨੂੰ ਲਾ ਲੈ ਲਾ ਤੂੰ। ਹੈ ਚੱਲ ਚੱਲ ਕਰੀਏ ਤਿਆਰੀ, ਰੈਪ ਦੀ ਤਿਆਰੀ ਕਰ ਤੂੰ ਅੰਗਰੇਜ਼ੀ ਬੀਟ ਤੇ। ਸਾਤਾ ਲੈਲਾ ਮਰ ਜਾਣੀ ਪਾਉਂਦੀ ਭੰਗੜਾ ਅੰਗਰੇਜ਼ੀ ਵੀਡ ਤੇ।